ਇਹ ਕਹਾਣੀ ਹੈ ਫੌਜੀ ਦੇ ਖੋਜ ਦੀ ਉਹਦੀ ਆਪਣੀ ਪਹਿਚਾਣ ਲਈ ਅੱਜ ਦੀ ਹੈ ਦੇਖੋ ਰਾਤ ਜਸ਼ਨ ਦੀ ਥੋੜੇ ਬੋਤੇ ਦੇਖੋ ਗੈਂਗਸਟਰ ਫਨ ਦੀ ਗੈਂਗਸਟਰਸ ਮੇਰੇ ਯਾਰਾਂ ਨੂੰ ਨਾ ਰੋਕੋ ਵੈਰੀ ਜਿੱਥੇ ਮਿਲੇ ਉਹਨੂੰ ਉੱਥੇ ਟੋਕੋ ਪੈਗ ਪਟਿਆਲਾ ਸ਼ੇਰ ਜੇ ਬੁੱਢਾ ਹੋ ਜਾਏ ਜਿੰਨਾ ਮਰਜ਼ੀ ਆਦਮਖੋਰ ਹੋ ਜਾਂਦਾ ਕਾਲੀ ਮੈਨੂੰ ਪਈ ਮੇਰੀ ਯੂਕੇ ਦੀ ਫਲੈਟ ਹੈ ਫਲੈਟ ਮੈਂ ਚਲਾਉਣੀ ਕਿਉਂਕਿ ਜੱਟ ਅੱਜ ਟਾਟ ਹੈ ਗੱਲਾਂ ਬਹੁਤ ਹੋ ਗਈਆਂ ਅੰਗਦ ਹੁਣ ਜਵਾਬ ਦੇਣ ਦਾ ਵੇਲਾ ਆ ਗਿਆ ਏਦਾਂ ਕਤਲ ਕਰੂੰਗਾ ਕਿ ਦੁਨੀਆ ਯਾਦ ਰੱਖੂਗੀ ਜਿੱਦਾਂ ਦਾ ਤੇਰਾ ਨਾਂ ਓਦਾਂ ਦਾ ਤੇਰਾ ਕੰਮ